ਕਿੱਦਾਂ ਵੀਰੇ? ਸੌਰੀ, ਪਹਿਚਾਣਿਆ ਨੀ ਮੈਂ ਤੁਹਾਨੂੰ। ਪਛਾਣਿਆ ਨੀ? ਓ ਯਾਰ, ਰਾਤ ਆਪਾਂ ਪੱਬ ਚ ਇਕੱਠੇ ਤਾਂ ਸੀ। ਪੱਬ? ਹੋਰ, 4-5 ਘੰਟੇ ਬੈਠੇ ਰਹੇ। ਤੈਨੂੰ ਕੁੜੀ ਤੁਸੀਂ? ਹੈਲੋ, ਕਿਹੜੀ ਕੁੜੀ, ਕਿਹੜਾ ਪੱਬ? ਮੈਂ ਨੀ ਜਾਣਦਾ ਤੈਨੂੰ ਵੀਰੇ। ਪਲੀਜ਼ ਲੈਟਸ ਮੈਨ। ਉਹ ਕੀ ਹੋ ਗਿਆ ਬ੍ਰੋ? ਸੋਹਣੀ ਘਰ ਖੈਰ ਕਹਿੰਦਾ, ਪਛਾਣਦਾ ਹੀ ਨੀ। ਉਹ ਕੀ ਦੱਸਾਂ ਯਾਰ, ਇਹਦਾ ਵਿਚਾਰੇ ਦਾ ਕੋਈ ਕਸੂਰ ਨੀ। ਜਦ ਦਾ ਐਕਸੀਡੈਂਟ ਹੋਇਆ ਤਾਂ ਗਜਨੀ ਵਾਲਾ ਹਾਲ ਹੋਇਆ ਪਿਆ। ਹੋ ਕਿਦਾਂ? ਥੋੜੇ ਟਾਈਮ ਬਾਅਦ ਇਹਨੂੰ ਕੁਝ ਯਾਦ ਨੀ ਰਹਿੰਦਾ। ਹੋਰ ਤਾਂ ਹੋਰ, ਇਹਦੇ ਨਾਲ ਇੱਕ ਕੁੜੀ ਹੁੰਦੀ ਹੈ, ਉਹ ਵਿਚਾਰੀ ਰੋਜ਼ ਆਨੇ ਆ ਬਹਾਨੇ ਨਾਲ ਇਹਨੂੰ ਮਿਲਦੀ ਹੈ, ਤਾਂ ਅਗਲੇ ਦਿਨ ਉਹਨੂੰ ਭੁੱਲ ਜਾਂਦਾ। ਅੱਛਾ, ਉਹ ਚਿਲ ਮੈਨ, ਟੈਨਸ਼ਨ ਨੀ ਲੈਣੀ। ਕੁਲਵਿੰਦਰ ਬਿੱਲਾ ਸੱਜਣਾ, ਤੇਰੇ ਨੈਣ ਫਰੇਬੀ ਮੇਰੇ ਤੇ ਜਾਦੂ ਕਰ ਗਏ, ਮੇਰੇ ਜਜ਼ਬਾਤ ਡੋਲ ਗਏ, ਦਿਲ ਨੂੰ ਬੇਕਾਬੂ ਕਰ ਗਏ। ਸੱਜਣਾ, ਤੇਰੇ ਨੈਣ ਫਰੇਬੀ ਮੇਰੇ ਤੇ ਜਾਦੂ ਕਰ ਗਏ, ਮੇਰੇ ਜਜ਼ਬਾਤ ਡੋਲ ਗਏ, ਦਿਲ ਨੂੰ ਬੇਕਾਬੂ ਕਰ ਗਏ। ਜਿੱਧਰ ਵੀ ਦੇਖਾ ਸੱਜਣਾ, ਦਿਸਦਾ ਤੂੰ ਜਾਦ ਚ ਮੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੋਵਾਂ ਤਾਂ ਸੁਪਨੇ ਤੇਰੇ। ਅੱਖੀਆਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨਹੀਂ ਲੱਗਦਾ। ਦਿਲ ਤੇਰੀ ਬੋਲੀ ਬੋਲੇ ਮੇਰੇ ਨਹੀਂ ਆਖੇ ਲੱਗਦਾ, ਅੱਖੀਆਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨਹੀਂ ਲੱਗਦਾ। ਮੰਗਦੀਆਂ ਦਿਲੋਂ ਦੁਆਵਾਂ ਤੇਰੇ ਨਾਲ ਹੋ ਸਵੇਰੇ, ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੋਵਾਂ ਤਾਂ। ਤੂੰ ਹੀ ਬਸ ਆਪਣਾ ਲੱਗਦਾ, ਦੁਨੀਆ ਹੋ ਗਈ ਬੇਗਾਨੀ, ਮਹਿਰਾਜ ਵਾਲਿਆ ਤੂੰ ਹੀ ਇਸ ਦਿਲ ਦਾ ਜਾਨੀ। ਤੂੰ ਹੀ ਬਸ ਆਪਣਾ ਲੱਗਦਾ, ਦੁਨੀਆ ਹੋ ਗਈ ਬੇਗਾਨੀ, ਹੁਣ ਤਾਂ ਮਹਿਰਾਜ ਵਾਲਿਆ ਤੂੰ ਹੀ ਇਸ ਦਿਲ ਦਾ ਜਾਨੀ। ਹਰ ਦਿਨ ਹੁਣ ਵੱਧਦੇ ਜਾਂਦੇ, ਮਿਲਿਆ ਤੇਰੇ ਦਿਲ ਵਿੱਚ ਫੇਰੇ, ਜਾਗਾ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ ਓਏ ਸੋਵਾਂ ਤਾਂ ਸੁਪਨੇ ਤੇਰੇ। ਗੁੱਡ ਮਾਰਨਿੰਗ। ਹਾਂਜੀ, ਕੀ ਕਰ ਰਹੇ ਤੁਸੀਂ? ਕੂਲ ਡਾਊਨ ਜਾਣਾ ਪੈਸਾ ਕਿਵੇਂ ਹੈ ਤੇਰੀ ਜਾਣਾ ਤੁਸੀਂ?